ਸਾਡਾ ਲਹਿ ਗਈਆਂ ਤੂੰ ਗੱਲ ਮੇਰੀ ਸੁਣ ਜਾ ਇੱਕ ਵਾਰੀ ਆ ਕੇ ਦੇਖ ਹੋਰ ਸਾਨੂੰ ਨਾ ਤੜਪਾ ਕਸਮੇ ਖੁਦਾ ਦੀ ਕੋਈ ਹੈ ਏ ਏ Everybody now hands in the air hands in the air streaming like you just don't